ਸਾਡੀ ਸਟਰਗਲ ਫੋਰ ਪੀਆਰ ਕੁੜੇ ਸਾਨੂੰ ਆਪ ਪਟਾਉਣੀ ਪੈਂਦੀ ਆ ਸਾਨੂੰ ਆਪ ਪਟਾਉਣੀ ਪੈਂਦੀ ਆ ਤੂੰ ਨਾ ਖਾਵੇਂ ਹੋ ਕੇ ਸੈਰ ਸਾਡਾ ਆਉਣ ਜਾਣ ਕੁੜੇ ਬਸਾਂ ਵਿੱਚ ਮੇਰਾ ਦੇਸੀ ਜਿਹਾ ਸਵੈਰ ਤੇਰੇ ਕੋਲ ਗੱਡੀ ਆ ਚਲੈਂਜਰ ਨੀ ਹਾਈਸ ਡੈਗਣੀ ਵਾਲਾ ਟੈਗ ਸਾਡਾ ਆਉਣ ਜਾਣ ਕੁੜੇ ਬਸਾਂ ਵਿੱਚ ਮੇਰਾ ਦੇਸੀ ਜਿਹਾ ਸਵੈਰ ਤੇਰੇ ਕੋਲ ਗੱਡੀ ਆ ਚਲੈਂਜਰ ਨੀ ਡਰ ਲੱਗਦਾ ਰਾ ਤੇਰਾ ਰੋਕਣ ਤੋਂ ਰੋਕਣ ਤੋਂ ਡਰ ਲੱਗਦਾ ਰਾ ਤੇਰਾ ਰੋਕਣ ਤੋਂ ਤੇਰਾ ਬਾਲਾ ਹੀ ਕੱਬੜ ਸਾਡਾ ਆਉਣ ਜਾਣ ਕੁੜੇ ਬਸਾਂ ਵਿੱਚ ਮੇਰਾ ਦੇਸੀ ਜਿਹਾ ਸਵੈਰ ਤੇਰੇ ਕੋਲ ਗੱਡੀ ਆ ਚਲੈਂਜਰ ਨੀ ਹਾਈਸ ਡੈਗਣ ਵਾਲਾ ਟੈਗ ਸਾਡਾ ਆਉਣ ਜਾਣ ਕੁੜੇ ਬਸਾਂ ਵਿੱਚ ਮੇਰਾ ਦੇਸੀ ਜਿਹਾ ਸਵੈਰ ਤੇਰੇ ਕੀਰਾਨੀ ਕਰ ਮੈਚਿੰਗ ਪਰਸ ਲਿਆਉਣੀ ਚੱਲ ਪਸੰਦ ਮੇਰੇ ਯਾਰਾਂ ਨੂੰ ਮੈਂ ਜਿੱਤਾਂ ਦਾ ਵੀ ਲਿਖਦਾ ਆ ਕਹਿੰਦੀ ਨਾਮ